ਵਿੱਚ ਗੁਲਾਬ ਲੈ ਕੇ ਇੰਨੇ ਸਾਰੇ ਖੁਆਬ ਲੈ ਕੇ ਉਹਨੂੰ ਮੈਂ ਬੁਲਾਇਆ ਹੱਥਾਂ 'ਚ ਗੁਲਾਬ ਲੈ ਕੇ ਇੰਨੇ ਸਾਰੇ ਖੁਆਬ ਲੈ ਕੇ ਉਹਨੂੰ ਮੈਂ ਬੁਲਾਇਆ ਅੱਜ ਫੇਰ ਉਹੀ ਹੋਇਆ ਮੇਰੇ ਸਾਹਮਣੇ ਸੀ ਉਹ ਮੈਂ ਕਹਿਣ ਵਾਲਾ ਸੀ ਫੇਰ ਡਰ ਗਿਆ ਮੈਂ ਉਹਦਾ ਹਾਲ ਪੁੱਛ ਕੇ ਮੁੜ ਆਇਆ ਅੱਜ ਫੇਰ ਉਹੀ ਹੋਇਆ ਸਾਹਮਣੇ ਸੀ ਉਹ ਮੈਂ ਕਹਿਣ ਵਾਲਾ ਸੀ ਫੇਰ ਡਰ ਗਿਆ ਮੈਂ ਉਹਦਾ ਹਾਲ ਪੁੱਛ ਕੇ ਮੁੜ ਆਇਆ ਹਾਲ ਪੁੱਛ ਕੇ ਮੁੜ ਆਇਆ ਅੱਜ ਫੇਰ ਉਹੀ ਹੋਇਆ ਬਚਪਨ ਵਾਲਾ ਪਿਆਰ ਦਿਲ ਘਬਰਾਇਆ ਅੱਜ ਫੇਰ ਉਹੀ ਹੋਇਆ